ਫਜਰ ਦੇ ਵੇਲੇ ਰੂਦੇ ਨਾਲ ਬੰਦਿਆ ਯਸੂ ਨੂੰ ਪੁਕਾਰ, ਫਜਰ ਦੇ ਵੇਲੇ ਰੂਦੇ ਨਾਲ ਬੰਦਿਆ ਯਸੂ ਨੂੰ ਪੁਕਾਰ, ਤੌਬਾ ਕਰਕੇ ਤੌਬਾ ਕਰਕੇ ਗੁਨਾਹਾਂ ਕੇ ਉੱਚੀ ਕੰਧ ਤੁਮਾਰ, ਫਜਰ ਦੇ ਵੇਲੇ ਰੂਦੇ ਨਾਲ ਬੰਦਿਆ ਯਸੂ ਨੂੰ ਪੁਕਾਰ, ਤੌਬਾ ਕਰਕੇ ਤੌਬਾ ਕਰਕੇ ਗੁਨਾਹਾਂ ਕੇ ਉੱਚੀ ਕੰਧ ਤੁਮਾਰ, ਫਜਰ ਦੇ ਵੇਲੇ ਰੂਦੇ ਨਾਲ ਬੰਦਿਆ ਯਸੂ ਨੂੰ ਪੁਕਾਰ, ਫਜਰ ਦੇ ਵੇਲੇ ਰੂਦੇ ਨਾਲ ਬੰਦਿਆ ਯਸੂ ਨੂੰ ਪੁਕਾਰ, ਇਬਾਦਤ ਰੂਹ ਕਰ ਦੇ ਸ਼ਾਦ, ਯਸੂ ਦਾ ਨਾਸੀ ਜਪਦੇ ਜਪਦੇ ਕਰੀਏ ਕਮ ਦਾ ਗਾਜ, ਸਾਰ ਕਮਾਨੂੰ ਸਾਡਾ ਯਸੂ ਦੇਗਾ ਆਪ ਸਵਾਰ, ਫਜਰ ਦੇ ਵੇਲੇ ਰੂਦੇ ਨਾਲ ਬੰਦਿਆ ਯਸੂ ਨੂੰ ਪੁਕਾਰ, ਤੌਬਾ ਕਰਕੇ ਗੁਨਾਹਾਂ ਕੇ ਉੱਚੀ ਕੰਧ ਤੁਮਾਰ, ਫਜਰ ਦੇ ਵੇਲੇ ਰੂਦੇ ਨਾਲ ਬੰਦਿਆ ਯਸੂ ਨੂੰ ਪੁਕਾਰ, ਥੈਂਕ ਯੂ। अंदरों उठ के कर गुलजार तैयारी। शफकत वाले हथ नल देंदा बरकत यसु पारी। सिर्फ यसूदी सिर्फ यसूदी सिर्फ यसूदी बयां पे कर दे जंगल टीले पहाड़ ओ फजर दे वेले रू दे नाल बंदे आ यसूनो पुकार। तौबा करके तौबा करके गुनावा के उच्ची कंध तुमार फजर दे वेले रू दे नाल बंदे आ यसूनो।